ਦਾ ਪਿਆਰ ਬੜਾ ਪਰ ਕਹਿ ਨਹੀਂ ਹੁੰਦਾ, ਹੈ ਦਿਲ ਦਾ ਦਰਦ ਬੁਰਾ ਜਿਹੜਾ ਸਹਿ ਨਹੀਂ ਹੁੰਦਾ, ਤੈਨੂੰ ਕਰਦਾ ਪਿਆਰ ਬੜਾ ਜਾਗ ਲਗਾਉਣੀਆਂ ਨੇ ਤੇਰੇ ਲਈ ਰਾਤਾਂ, ਹੋ ਜਾਣੀਆਂ ਸੱਜਣਾ ਵੇ ਲੰਮੀਆਂ ਮੁਲਾਕਾਤਾਂ, ਮੈਂ ਜਾਗ ਲਗਾਉਣੀਆਂ ਨੇ ਤੇਰੇ ਨਾਲ ਰਾਤਾਂ, ਮਰ ਜਾਵਾਂ ਮਰ ਜਾਵਾਂ ਮਰ ਜਾਵਾਂ ਮਰ ਜਾਵਾਂ ਮਰ ਜਾਵਾਂ ਮਸਾਂ ਹੀ ਪਾਇਆ ਸੀ ਜਿੰਦ ਤਾਂ ਡਰੀ ਸੀ, ਤੈਨੂੰ ਕਿੰਝ ਸਮਝ ਆਉਂਦਾ ਨੀ ਗੱਲ ਭੇਤ ਭਰੀ ਸੀ, ਤੈਨੂੰ ਮਸਾਂ ਹੀ ਪਾਇਆ ਸੀ ਜਿੰਦ ਤਾਂ ਡਰੀ ਸੀ, ਤੈਨੂੰ ਇੰਨਾ ਚਾ ਲਿਆ ਸੀ ਵਿੱਚ ਸਹਿ ਨਾ ਪਾਇਆ, ਗੱਲ ਨਿੱਤ ਰੜਕਦੀ ਸੀ ਨਿੱਤ ਰੜਕਦੀ ਸੀ